ਦੱਸਦੇ ਰਾਤਾਂ ਨੂੰ ਨੀਂਦ ਨਾ ਆਵੇ, ਹਰ ਪਲ ਬਸ ਤੇਰੀਆਂ ਯਾਦਾਂ, ਸੱਜਣਾ ਤੇਰੇ ਨਾਲ ਹੋ ਗਿਆ ਪਿਆਰ, ਸੁਣੀਏ ਤੇਰੇ ਨਾਲ ਹੋ ਗਿਆ ਪਿਆਰ, ਸੱਜਣਾ ਤੇਰੇ ਨਾਲ ਹੋ ਗਿਆ ਪਿਆਰ, ਹੋ ਗਿਆ ਪਿਆਰ, ਅੱਖੀਆਂ ਵਿੱਚ ਗੱਲਾਂ ਵਿੱਚ ਅੱਜ ਖੋ ਜਾਵਾਂ ਮੈਂ, ਇੱਕ ਹੀ ਦੁਆ ਰੱਬ ਨੂੰ ਤੇਰਾ ਹੋ ਜਾਵਾਂ ਮੈਂ, ਕੱਲ ਸਿਪਰਾਈ ਅੱਜ ਮੇਰੀ ਹੋ ਗਈ, ਤੇਰੇ ਤੋਂ ਇਲਾਵਾ ਸਾਡਾ ਕੋਈ ਹੋਰ ਨਹੀਂ, ਬਾਹਾਂ ਵਿੱਚ ਆ ਕੇ ਗਲੇ ਲੱਗ ਜਾ, ਬਾਜ ਤੇਰਾ ਦਿਲ ਮੇਰਾ ਲੱਗਦਾ ਨਹੀਂ, ਮੈਂ ਹੀ ਬਸ ਤੇਰੇ ਨਾਲ ਜੱਚਦਾ, ਦਿਲੋਂ ਕਦ ਤੇਰਾ ਨਾਮ ਮਿਟਦਾ ਨਹੀਂ, ਦਿਨ ਵਿੱਚ ਹੁਣ ਤਾਰੇ ਦਿਸਦੇ ਰਾਤਾਂ ਨੂੰ ਨੀਂਦ ਨਾ ਆਵੇ, ਹਰ ਪਲ ਬਸ ਤੇਰੀਆਂ ਯਾਦਾਂ, ਸੱਜਣਾ ਤੇਰੇ ਨਾਲ ਹੋ ਗਿਆ ਪਿਆਰ, ਸੁਣੀਏ ਤੇਰੇ ਨਾਲ ਹੋ ਗਿਆ ਪਿਆਰ, ਸੱਜਣਾ ਤੇਰੇ ਨਾਲ ਹੋ ਗਿਆ ਪਿਆਰ, ਹੋ ਗਿਆ ਪਿਆਰ, ਹੌਸਲਾਵਾਂ ਅੱਜ ਸਭ ਨੂੰ ਕਹਾਣੀ, ਨਾ ਹੀ ਸੀ ਰਾਜਾ ਨਾ ਹੀ ਸੀ ਕੋਈ ਰਾਣੀ, ਇੱਕ ਸੀ ਪਰੀ ਜੋ ਜ਼ਿੰਦਗੀ 'ਚ ਆਈ ਮੇਰੇ, ਕਿੱਦਾਂ ਭੁਲਾਵਾਂ ਮੈਂ ਕੀਤੇ ਜੋ ਆਸਾਨ ਤੇਰੇ, ਜਦੋਂ ਤੂੰ ਆਈ ਸੀ ਲਾਈਫ ਥੋੜੀ ਕ੍ਰੇਜ਼ੀ ਸੀ, ਥੋੜੀ ਸੀ ਫੈਸ ਪੇਸ ਭੱਜਣੇ ਦੀ ਤੇਜ਼ੀ ਸੀ, ਹੁਣ ਤਾਂ ਦਿੱਤਾ ਰੱਬ ਦਾ ਸਭ ਕੋਲ, ਇੱਕੋ ਸੀ ਥੋੜ ਦੋ ਦਿਲਾਂ ਨੂੰ ਅੱਜ ਦਿੱਤਾ ਜੋੜ, ਜ਼ਿੰਦਗੀ ਤੋਂ ਵੱਧ ਤੈਨੂੰ ਕਰਾਂਗਾ ਪਿਆਰ, ਹੀਰੇ ਮੋਤੀਆਂ ਤੋਂ ਵੱਧ ਤੇਰਾ ਰੱਖਾਂਗਾ ਖਿਆਲ, ਹੁਣ ਤੂੰ ਆ ਗਈ ਹੋ ਗਏ ਹੌਸਲੇ ਬੁਲੰਦ, ਅੱਜ ਜੱਟ ਨੂੰ ਤਾਂ ਮਿਲੀ ਦੇਖੋ ਜੱਟ ਦੀ ਪਸੰਦ, girl, I couldn't even tell crazy how I fell in love.